ਜਿਸਦਾ ਤੋੜ ਚੜੇ ਪਾਣੀ ਭਰਨ ਸਹੇਲੀਆਂ ਤੇ ਰੰਗਾਂ ਰੰਗ ਕੜੇ ਸਭੇ ਸਈਆਂ ਰਲ ਪਾਣੀ ਨੂੰ ਟੁਰੀਆਂ ਅਤੇ ਕੋਈ ਕੋਈ ਮੁੜ ਸੀ ਭਰ ਕੇ ਸਭੇ ਸਈਆਂ ਰਲ ਪਾਣੀ ਨੂੰ ਟੁਰੀਆਂ ਅਤੇ ਕੋਈ ਕੋਈ ਮੁੜ ਸੀ ਭਰ ਕੇ ਜਿੰਨਾ ਭਰਿਆ ਸਿਰ ਦੇ ਧਰਿਆ ਉਹ ਪੈਰ ਰੱਖਣ ਡਰ ਡਰ ਕੇ ਫਿਰ ਭਰਨਾ ਉਸਦਾ ਉਹ ਜਾਣੀਏ ਜਿਸਦਾ ਤੋੜ ਚੜੇ ਗੋ ਪਾਣੀ ਭਰਨ ਸਹੇਲੀਆਂ ਤੇ ਰੰਗਾਂ ਰੰਗ ਕੜੇ ਲੋਏ ਲੋਏ ਪਰਲ ਕੁੜੀ ਜੋ ਤੁਦ ਭਾਂਡਾ ਭਰਨਾ ਤੁਦ ਭਾਂਡਾ ਭਰਨਾ ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਡਰਨਾ ਫਿਰ ਭਰਨਾ ਉਸਦਾ ਉਹ ਜਾਣੀਏ ਜਿਸਦਾ ਤੋੜ ਚੜੇ ਕੋ ਪਾਣੀ ਭਰਨ ਸਹੇਲੀਆਂ ਤੇ ਰੰਗਾਂ ਰੰਗ ਕੜੇ ਆ ਇੱਕ ਬੁਲਬੁਲ ਬਾਗੇ ਅੰਦਰ ਆਲਣਾ ਰਹੀ ਸੀ ਬਣਾਉਂਦੀ ਇੱਕ ਬੁਲਬੁਲ ਬਾਗੇ ਅੰਦਰ ਉਹ ਆਲਣਾ ਰਹੀ ਸੀ ਬਣਾਉਂਦੀ ਹਜੇ ਨਹੀਂ ਚੜਿਆ ਉਹ ਤੋੜ ਮੁਹੰਮਦ ਤੇ ਉੱਡ ਗਈ ਜੇਵੇ ਕੁਰਲਾਉਂਦੀ ਫਿਰ ਭਰਨਾ ਉਸਦਾ ਉਹ ਜਾਣੀਏ ਜਿਸਦਾ ਤੋੜ ਚੜੇ ਗੋ ਪਾਣੀ ਆ ਮੱਖਣ ਪਕਾਉਣਾ ਡਾਡਾ ਔਖਾ ਕੰਮੇ ਪਕਾਉਣਾ ਡਾਡਾ ਔਖਾ ਕੰਮੇ ਬਚੜੇ ਦੇ ਕੇ ਉਹ ਦੀਨ ਬਚਾਉਣਾ ਸਖੀ ਹੁਸੈਨ ਦਾ ਕੰਮੇ ਫਿਰ ਭਰਨਾ ਇਸ ਦਾ ਉਹ ਜਾਣੀਏ ਜਿਸ ਦਾ ਤੋੜ ਚੜੇ।